ਬੇਬੀ ਤੇਰਾ ਲੁੱਕ ਬੜਾ ਡਿਫਰੈਂਟ ਲੱਗਦਾ ਪਿੰਕ ਸਕਰਟ ਐਕਸਾਈਟ ਮੈਨੂੰ ਕਰਦਾ ਹੈਂਗਓਵਰ ਤੇਰੇ ਲਵਦਾ ਬੇਬੀ ਤੇਰਾ ਲੁੱਕ ਬੜਾ ਡਿਫਰੈਂਟ ਲੱਗਦਾ ਪਿੰਕ ਸਕਰਟ ਐਕਸਾਈਟ ਮੈਨੂੰ ਕਰਦਾ ਹੈਂਗਓਵਰ ਤੇਰੇ ਲਵਦਾ ਮੇਰੇ ਹੱਥੋਂ ਪੇਟ ਵਾਦੇ ਗੁਰੇ ਕਲੱਬ ਕਾ ਟੈਂਪਰੇਚਰ ਹੋ ਰਹਾ ਹੈ ਰਾਈਜ਼ ਐਕਸਾਈਟਮੈਂਟ।